जस नित सोना ਵਾਹਿਗੁਰੂ ਜੀ ਕੀ ਫਤਿਹ। ਸਲੋਕ ਸੰਤ ਉਦਰਣ ਦਯਾਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਠ ਨਾਨਕ ਪਰਮੇਸ਼ਵਰ ਰਾਗ ਜੈਤ ਸ੍ਰੀ ਦੀਵਾਰ ਦੀ 17ਵੀਂ ਪੌੜੀ ਸਲੋਕਾਂ ਨਾਲ